ਅੱਖੀਆਂ ਨੂੰ ਅੱਖੀਆਂ ਚ ਰਹਿਣ ਦੇ ਸੱਜਣਾ ਅੱਖੀਆਂ ਚ ਅੱਖੀਆਂ ਦੀ ਥਾਂ ਨਹੀਂ ਓ ਜੀਣਾ ਤੇਰੇ ਬਿਨਾ ਜੀਣਾ ਨਹੀਂ ਓ ਤੇਰੇ ਬਿਨਾ ਨਹੀਂ ਓ ਜੀਣਾ ਤੇਰੇ ਬਿਨਾ ਜੀਣਾ ਨਹੀਂ ਓ ਤੇਰੇ ਬਿਨਾ ਤੇਰੇ ਹੱਥੋਂ ਮੈਂ ਗਿਆ ਜੋ ਮੇਰਾ ਹੱਥ ਰੇ ਮੇਰੀ ਸਾਂਸੇ ਵੀ ਗਈ ਤੇਰੇ ਸਾਥ ਮੈਨੇ ਇੱਕ ਨਾ ਸੁਣੀ ਤੇਰੀ ਸੋਨਿਆ ਦਿਲ ਸੁਣਨੇ ਲਗਾ ਤੇਰੀ ਬਾਤ ਹੈ ਕਾਲੇ ਬਾਦਲ ਸੇ ਸੋਹਣੀ ਤੇਰੀ ਜ਼ੁਲਫਾਂ ਦੀ ਛਾਂ ਨਹੀਂ ਓ ਜੀਣਾ ਤੇਰੇ ਬਿਨਾ ਜੀਣਾ ਨਹੀਂ ਓ ਤੇਰੇ ਬਿਨਾ ਲੇਕਿਨ ਆਂਖ ਵਹੀ ਹੈ ਹੈ ਨਈ ਨਈ ਰਫਤਾਰ ਲੇਕਿਨ ਸਾਂਸ ਵਹੀ ਹੈ ਯੂੰ ਤੋ ਪਹਿਲੇ ਵੀ ਹੋਈ ਥੀ ਬਰਸਾਤ ਲੇਕਿਨ ਬੂੰਦੋ ਮੇ ਨਹੀਂ ਥੀ ਵੋ ਬਾਤ ਤੂਨੇ ਬਿਨਾ ਛੂਈ ਮੁਝੇ ਛੂ ਲਿਆ ਮੇਰੇ ਭੀਗ ਗਏ ਜਜ਼ਬਾਤ ਵੇਖ ਬਿਨਾ ਹੁਣ ਯਾਰ ਨੂੰ ਮੇਰੇ ਲੱਗਦਾ ਨੀ ਦਿਲ ਯੇ ਮੇਰਾ ਨਹੀਂ ਓ ਜੀਣਾ ਤੇਰੇ ਬਿਨਾ ਜੀਣਾ ਨਹੀਂ ਓ ਤੇਰੇ ਬਿਨਾ ਨਹੀਂ ਓ ਜੀਣਾ ਤੇਰੇ ਬਿਨਾ ਜੀਣਾ ਨਹੀਂ ਓ ਤੇਰੇ ਬਿਨਾ ਨਹੀਂ ਓ ਜੀਣਾ ਤੇਰੇ ਬਿਨਾ ਜੀਣਾ ਨਹੀਂ ਓ ਤੇਰੇ ਬਿਨਾ